ਕਾਂਬੀਰਾਜ ਪੁਰੀਆ ਬੱਤੀ ਜੱਟ ਦੀ ਟੋਇਟ ਦੇ ਬਰੋਲੇ ਗੋਲ ਸੰਗੇੜਾ ਜੱਟ ਦੀ ਟੋਇਟ ਦੇ ਬਰੋਲੇ ਦੀ ਜਾਨੋ ਸਾਰੀ ਦੁਨੀਆ 'ਚ ਜਿਹੜੀ ਚੀਜ਼ ਮੁੱਢ ਤੋਂ ਹੀ ਬੈਨ ਹੈ ਮਰ ਜਾਣੀ ਤੱਤ ਲਓ ਜੀ ਸੁੱਖੇ ਦੀਵਾਨਾ ਸਾਰੀ ਦੁਨੀਆ 'ਚ ਜਿਹੜੀ ਚੀਜ਼ ਮੁੱਢ ਤੋਂ ਹੀ ਬੈਨ ਹੈ ਮਰ ਜਾਣੀ ਤੱਤ ਲਓ ਜੀ ਸੁੱਖੇ ਦੀ ਫੈਨ ਹੈ ਗੱਡੀ ਜੱਟ ਦੀ ਚੋਇਟ ਦੇ ਬਰੋਲੇ ਤੇ ਸੇਲੀ ਮਰਵਾਨਾ ਖਿੱਚਦੀ ਉਹ ਗੱਡੀ ਜੱਟ ਦੀ ਚੋਇਟ ਦੇ ਬਰੋਲੇ ਤੇ ਸੇਲੀ ਮਰਵਾਨਾ ਖਿੱਚਦੀ ਸੇਲੀ ਮੇਲੀ ਮਾਨਾ ਖਿੱਚਦੀ ਗੱਡੀ ਜੱਟ ਦੀ ਚੋਇਟ ਦੇ ਬਰੋਲੇ ਤੇ ਸੇਲੀ ਮਰਵਾਨਾ ਖਿੱਚਦੀ ਸੇਲੀ ਮੇਲੀ ਮਾਨਾ ਖਿੱਚਦੀ ਖਿੱਚਦੀ